ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਫੀ ਚਾਹੁੰਦਾ, ਮੈਂ ਭਾਈ ਸਾਹਿਬਾਂ ਤੋਂ ਪਰਮਿਸ਼ਨ ਲਈ ਆ। ਸਾਡੇ ਵਿੱਚ ਉਤਲ ਕੁਮਾਰ ਕਪੂਰ, ਉਤਲ ਕਪੂਰ ਇਸ ਨੌਜਵਾਨ ਨੇ ਸਾਡੇ 9 ਗ੍ਰੰਥੀ ਸਿੰਘਾਂ ਨੂੰ ਗ੍ਰੀਨ ਕਾਰਡ ਦਵਾਏ ਆ। ਠੀਕ ਹੈ, ਸਪੋਂਸਰ ਤਾਂ ਆਪਾਂ ਗੁਰੂ ਘਰ ਵੱਲੋਂ ਕਰੀਦਾ, ਇਹ ਕੋਈ ਵਕੀਲ ਨਹੀਂ, ਪਰ ਇੰਨੀ ਵਧੀਆ ਲੀਗਲ ਡਿਵਾਈਸ, ਇੰਨੀਆਂ ਸੋਹਣੀਆਂ ਐਪਲੀਕੇਸ਼ਨਾਂ ਭਰ ਕੇ। ਪਹਿਲੀ ਗੱਲ ਹੈ ਕਿ 3 ਮਹੀਨਿਆਂ ਦੇ ਵਿੱਚ ਹਰ ਇੱਕ ਗ੍ਰੰਥੀ ਸਾਹਿਬਾਨ ਦਾ ਗ੍ਰੀਨ ਕਾਰਡ ਗੁਰੂ ਘਰ ਦੇ ਐਡਰੈਸ ਦੇ ਉੱਤੇ ਆਇਆ। ਮੈਂ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਵੱਲੋਂ, ਇਲਾਕੇ ਦੀ ਸੰਗਤ ਵੱਲੋਂ ਇਹਨਾਂ ਨੂੰ ਜੀ ਆਇਆਂ ਕਹਿਣਾ, ਧੰਨਵਾਦ ਕਰਦਾ। ਮੈਂ ਭਾਈ ਸਾਹਿਬ ਰਵਿੰਦਰ ਸਿੰਘ ਨੂੰ ਬੇਨਤੀ ਕਰੂੰ, ਸਤਿਕਾਰ ਵਜੋਂ ਇਹਨਾਂ ਨੂੰ ਸਰੋਪਾ ਨਾਲ ਸਨਮਾਨਣ। ਉਤਲ ਕਪੂਰ ਇਹ ਸੈਕਰਾਮੈਂਟੋ ਦੇ ਆਪਣੇ ਸਟਾਕਟ ਦੇ ਵਿੱਚ ਇਹਨਾਂ ਦਾ ਦਫ਼ਤਰ ਆ। ਕਲਮ ਦੇ ਬੜੇ ਧਨੀ ਆ। ਬੋਲੇ ਸੋਨਿਹਾਲ, ਇੱਕ ਵਾਰ ਫਿਰ ਮਾਫ਼ੀ। ਸ਼ੁਰੂ ਕਰੀਏ ਕੀਰਤਨ ਦਾ ਰਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ, ਮੈਂ ਹਾਂ ਹਰਮਨਜੀਤ ਕੌਰ।